ਬਸ ਮੈਂ ਕਸ਼ੀਸ਼ੀਆਂ ਕਮਕਲਾ ਨਾਲ ਜੀ ਭਰੀਆਂ ਸਾਵਾਂ ਤੀਆਂ ਜੰਮਣ ਤੋਂ ਪਹਿਲਾਂ ਤੀਆਂ ਜੰਮਣ ਤੋਂ ਪਹਿਲਾਂ ਪੁੱਤ ਨਸ਼ਿਆਂ ਨਾਲ ਮਰ ਚੱਲੇ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਹੋਏ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਤੁਹਾਡੇ ਘਰ ਨੇ ਜਲ ਚੱਲੇ ਜੱਟ ਸਸਤੀਆਂ ਵਿੱਚ ਜ਼ਮੀਨਾਂ ਕੋਠੀਆਂ ਪਾਈ ਜਾਂਦੇ ਨੇ ਪੁੱਤ ਫਿਰਦੇ ਨੇ ਵੇਲੇ ਬੁਲਟ ਕਮਾਈ ਜਾਂਦੇ ਨੇ ਜੱਟ ਸਸਤੀਆਂ ਵਿੱਚ ਜ਼ਮੀਨਾਂ ਕੋਠੀਆਂ ਪਾਈ ਜਾਂਦੇ ਨੇ ਬੁਲਟ ਕਮਾਈ ਜਾਂਦੇ ਨੇ ਕੋਠੀਆਂ ਦੇ ਵਿੱਚ ਬਈਏ ਰਹਿ ਗਏ ਕੋਠੀਆਂ ਦੇ ਵਿੱਚ ਬਈਏ ਰਹਿ ਗਏ ਰਾਜੇ ਬਣ ਚੱਲੇ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਹੋਏ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਤੁਹਾਡੇ ਘਰ ਨੇ ਜਲ ਚੱਲੇ ਪੈਰਾਂ ਵਿੱਚ ਇਹ ਪਲ ਚੱਲੇ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਹੋਏ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਤੁਹਾਡੇ ਘਰ ਨੇ ਜਲ ਚੱਲੇ ਜ਼ਹਿਰੀਲੇ ਹੋ ਗਏ ਨੇ ਜੱਟ ਕਿਸਾਨ ਤਾਂ ਸੁੱਕ ਕੇ ਅੱਜ ਕੱਲ ਪੀਲੇ ਹੋ ਗਏ ਨੇ ਪਾਣੀ ਪੰਜ ਦਰਿਆਵਾਂ ਦੇ ਜ਼ਹਿਰੀਲੇ ਹੋ ਗਏ ਨੇ ਜੱਟ ਕਿਸਾਨ ਤਾਂ ਸੁੱਕ ਕੇ ਅੱਜ ਕੱਲ ਪੀਲੇ ਹੋ ਗਏ ਨੇ ਮੋਰਾਂ ਵਾਲੀ ਦੇ ਰਾਏ ਮੋਰਾਂ ਵਾਲੀ ਦੇ ਰਾਏ ਰੱਖੋ ਅੱਖ ਨੂੰ ਸਾਂਭ ਪੱਲੇ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਹੋਏ ਸਾਂਭ ਲਵੋ ਪੰਜਾਬੀਓ ਤੁਹਾਡੇ ਘਰ ਨੇ ਜਲ ਚੱਲੇ ਤੁਹਾਡੇ ਘਰ ਨੇ ਜਲ ਚੱਲੇ ਰੰਗਲੇ ਪੰਜਾਬ ਦੇ ਹਾਲਾਤਾਂ ਦੀ ਕੀ ਗੱਲ ਸੁਣ